ਤੋਂ ਪਹਿਲਾਂ ਮਜ਼ਾਗ ਦੇ ਨੈਣ ਤਰਾਸ਼ੇ ਗਏ ਦੀਦਾਰ ਕਰਾਨ ਤੋਂ ਪਹਿਲਾਂ ਤੇ ਕਿਤੇ ਹਾਕਿਮ ਕੋਲ ਹਬੀਬਾ ਨੇ ਸ਼ਮਾ ਇਸ਼ਕ ਜਲਾਲ ਤੋਂ ਪਹਿਲਾਂ ਕਈ ਵਾਰ ਮੁਸੱਵਰ ਖੁਦ ਸਜਿਆ ਉਹਦਾ ਨਕਸ਼ ਬਣਾ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ ਕਿਹੜਾ ਰੰਗ ਤੇਰੇ ਮੱਥੜੇ ਤੇ ਲਾਵਾਂ ਕਿਹੜਾ ਰੰਗ ਤੇਰੇ ਮੱਥੜੇ ਤੇ ਲਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ ਇਹ ਵੀ ਗੱਲ ਕਹਿਣ ਲੱਗਾ ਰੱਬ ਕੋ ਨੈਣ ਦਾ ਮੰਜ਼ਰ ਦਿਸੇ ਪਿਆ ਕਾਬਾ ਕੌਸੈਨ ਦਾ ਮੰਜ਼ਰ ਦਿਸੇ ਪਿਆ ਕਾਬਾ ਕੌਸੈਨ ਦਾ ਹੁਣ ਇੰਜ ਤੇਰੇ ਅਬਰੂ ਮੈਂ ਚਾਵਾਂ ਹੁਣ ਇੰਜ ਤੇਰੇ ਅਬਰੂ ਮੈਂ ਚਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਕੋਈ ਹੋਵੇ ਕੱਖ ਦਾ ਕੋਈ ਹੋਵੇ ਲੱਖ ਦਾ ਬਣ ਜਾਵੇ ਚੱਲਾ ਬਸ ਤੇਰੀ ਸੋਹਣੀ ਅੱਖ ਦਾ ਬਣ ਜਾਵੇ ਚੱਲਾ ਬਸ ਤੇਰੀ ਸੋਹਣੀ ਅੱਖ ਦਾ ਉੱਤੋਂ ਪਲਕਾਂ ਦੀ ਚਿਲਮਨ ਪਾਵਾਂ ਉੱਤੋਂ ਪਲਕਾਂ ਦੀ ਚਿਲਮਨ ਪਾਵਾਂ ਤੇ ਵੀ ਰੱਬ ਪੁੱਛੇ ਆਉ ਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ ਹਾਕਿਮ ਗੱਲ ਕੀਤੀ ਰਲ ਕੇ ਨਿਗਾਵਾਂ ਨੇ ਹਰ ਹਰ ਅੰਗ ਉੱਤੇ ਕੀਤੀਆਂ ਸਲਾਵਾਂ ਨੇ ਹਰ ਹਰ ਅੰਗ ਉੱਤੇ ਕੀਤੀਆਂ ਸਲਾਵਾਂ ਨੇ ਤੇਰੇ ਨਾਜ਼ ਦੱਸ ਕਿੰਜ ਮੈਂ ਉਠਾਵਾਂ ਤੇਰੇ ਨਾਜ਼ ਦੱਸ ਕਿੰਜ ਮੈਂ ਉਠਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾ ਸੀ ਕਿਹੜਾ ਰੰਗ ਤੇਰੇ ਮੱਥੜੇ ਤੇ ਲਾਵਾਂ ਕਿਹੜਾ ਰੰਗ ਤੇਰੇ ਮੱਥੜੇ ਤੇ ਲਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਇਹ ਵੀ ਰੱਬ ਪੁੱਛੇ ਆਉ ਸੀ।